हुक्म ता कर दावे असी दिंदे जान यारा, पर तैनू जिंदगी चो ना दिंदे जान यारा। तू हुक्म ता कर दावे असी दिंदे जान यारा, पर तैनू जिंदगी चो ना दिंदे जान यारा। ਮੈਥੋਂ ਦੂਰ ਕਿਉਂ ਚੱਲਦੇ ਹੀ ਰਹਿੰਦੇ ਯਾਰਾ ਗਿਲੇ ਸ਼ਿਕਵੇ, ਜਾਨੋ ਪਿਆਰੇ ਵਿਛੜਨ ਤੇ ਕਦੋਂ ਨੇ ਟਿਕਾਣੇ ਯਾਰਾ ਦਿਲ ਟਿਕਦੇ। ਮਰਦੇ ਦਮ ਤੱਕ ਨਾਲ ਖੜੂ ਗੱਲਾਂ ਤੇਰੀਆਂ ਹਾਰ ਗਈਆਂ, ਹੰਝੂ ਪਰਨ ਗਵਾਈਆਂ ਵੇ ਤੇਰੇ ਮੇਰੇ ਪਿਆਰ ਦੀ। ਤੇਰੀ ਯਾਰੀ ਇੰਨੀ ਹੀ ਕਿਉਂ ਸੀ ਮਹਿਮਾਨ ਯਾਰਾ, ਪਰ ਤੈਨੂੰ ਜ਼ਿੰਦਗੀ ਚੋਂ ਨਾ ਦਿੰਦੇ ਜਾਣ ਯਾਰਾ। ਤੂੰ ਹੁਕਮ ਤਾਂ ਕਰਦਾ ਵੇ ਅਸੀਂ ਦਿੰਦੇ ਜਾਣ ਯਾਰਾ, ਪਰ ਤੈਨੂੰ ਜ਼ਿੰਦਗੀ ਚੋਂ ਨਾ ਦਿੰਦੇ ਜਾਣ ਯਾਰਾ। ਤੂੰ ਹੁਕਮ ਤਾਂ ਕਰਦਾ ਵੇ ਅਸੀਂ ਦਿੰਦੇ ਜਾਣ ਯਾਰਾ, ਪਰ ਤੈਨੂੰ ਜ਼ਿੰਦਗੀ ਚੋਂ ਨਾ ਦਿੰਦੇ ਜਾਣ ਯਾਰਾ। ਤੂੰ ਹੁਕਮ ਤਾਂ ਕਰਦਾ ਵੇ।